ਕਿੱਦਾਂ ਤੂੰ ਇੱਥੇ ਕੀ ਕਰਦਾ ਤੈਨੂੰ ਵਿਆਹਣਾ ਆ ਤੇਰਾ ਦਿਮਾਗ ਖਰਾਬ ਤੈਨੂੰ ਪਤਾ ਜਦੋਂ ਸਾਰੇ ਘਰ ਦੇ ਇੱਥੇ ਬੈਠੇ ਆ ਕਿਉਂ ਪੰਗੇ ਲੈਣੇ ਫਿਰਦਾ ਤੈਨੂੰ ਪਤਾ ਜੇ ਮੇਰਾ ਬਾਪੂ ਇੱਥੇ ਆ ਤੇਰਾ ਬਾਪੂ ਹੀ ਆ ਲਵੇਂ ਤਾਂ ਨਹੀਂ ਚੱਲ ਦੇਖ ਫਿਰ ਤੇਰਾ ਬਾਪੂ ਵੱਲ ਦੇਣ ਤਾਂ ਨਹੀਂ ਜਿਹੜਾ ਚੌਂਕ ਵਿੱਚ ਖੜੇ ਨੂੰ ਹੀ ਚੱਕ ਲੂ ਤੇਰਾ ਭਾਈ ਅੱਗ ਦੇਣ ਤਾਂ ਨਹੀਂ ਯਾਰ ਤੇਰਾ ਗਲੀ ਵਿੱਚ ਗੇੜੇ ਲਾਉਂਦਾ ਰਹੂਗਾ ਠੋਕ ਦੂੰਗਾ ਸਾਲਾ ਜਿਹੜਾ ਤਿੰਨ ਪੰਜ ਕਹੂਗਾ ਜਿਹੜੀ ਮਾਰ ਮਾਰ ਮਾਰ ਮਾਰ ਮਾਰ ਮਾਰ ਜਿਹੜੀ ਮਾਰ ਮਾਰ ਲਾਸ਼ਾ ਮਾਧੂ ਭੱਲੀਏ ਤੇਰੀ ਬੇਬੇ ਆ ਕੋਈ ਚਿੰਤਾ ਨਹੀਂ ਜਿਹੜਾ ਬੰਬ ਸੁੱਟ ਮਾਰ ਦੂਗਾ ਭੱਲੀਏ ਸਸਿਕਾ ਜੀ ਓਏ ਠਰੋਏ ਘਰ ਦੇ ਜਵਾਈ ਤੇ ਹੱਥ ਨਹੀਂ ਚੁੱਕੀਦਾ ਜਿਹੜਾ ਬੰਬ ਸੁੱਟ ਮਾਰ ਦੂਗਾ ਭੱਲੀਏ ਤੇਰਾ ਬਾਪੂ ਵਾਲੇ ਦੇਣ ਤਾਂ ਨਹੀਂ ਜਿਹੜਾ ਚੌਂਕ